Guru Bohemia. Jad di jawani tera gora gora rang ni gora gora rang kare mitra nu tang ni gori vini vich gori vini vich kali vang chhan ke mitra di jaan te bane jadon nikle haaye ni jadon nikle patola ban ke mitra di jaan te bane jadon nikle patola ban ke mitra di jaan te bane kala suit kala dil mukhde te jachda nazar na lage tenu bacha ke milo rakhda kala suit kala dil mukhde te jachda nazar na lage tenu bacha ke milo rakhda ishaare kar de nigani wale man ke mitra di jaan te bane ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਯੇ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਸੀਨਾ ਖੋਲਾ ਲਹੂ ਡੋਲਾ ਤੇਰੂ ਦਿਲ ਦੀਆਂ ਗੱਲਾਂ ਬੋਲਾਂ ਕਰੇ ਜੀ ਮੇਰਾ ਪਰ ਸੋਣੀ ਮੈਂ ਕੀ ਤੇਰਾ ਲੱਗਾ ਬਸ ਜਿਵੇਂ ਤੇਰੇ ਤੇ ਅੱਖਾਂ ਮੈਂ ਸਾਰੀ ਰਾਤ ਮੁੰਡਕਦਾ ਹੁਣ ਕੁੜੀਆਂ ਨੂੰ ਲੱਗਦਾ ਮੈਂ ਆਦਮੀ ਤੇਰਾ ਸੁਝਾ ਮੈਂ ਜੋ ਹੀ ਦੱਸਾਂ ਸੀ ਦੱਸਦਾ ਮੈਂ ਅੱਜ ਵੀ ਤੇਰੇ ਦੇ ਅੱਗਾ ਪਰ ਮੈਨੂੰ ਲੱਗਦਾ ਮਿਲਾ ਸਾਥ ਨਹੀਂ ਤੇਰਾ ਪਰਦਾ ਹੁਣ ਤੇਰੇ ਮੇਰੇ ਤੇ ਕੀ ਰਾਜ ਤੇਰਾ ਮੰਨਾ ਮੈਂ ਸਜਦਾ ਵੇ ਤੈਨੂੰ ਸਜਦਾ ਕਰਨਾ ਸਾਥ ਨਹੀਂ ਮੇਰਾ ਕਸ਼ਮੀਰ ਤੋਂ ਲੈ ਕੇ ਪੰਜਾਬ ਵੇ ਤੂੰ ਪਟ ਲੈ ਗੁੰਡੇ ਮੁਲਤਾਨ ਦੇ ਤੇਰੇ ਕਾਲੇ ਸੂਟ ਪਾਂਦੇ ਬੰਧਨ ਆਈ ਬਣੀ ਮਿੱਤਰਾਂ ਦੀ ਜਾਨ ਤੇ ਗੁਫਲੇ ਦੇ ਵਾਂਗੂ ਤੇਰੇ ਲੱਗਦੀ ਹੈ ਹਾਈਪ ਨੀ ਫੇਸਬੁੱਕ ਵਾਂਗੂ ਉਹਨੂੰ ਕਰਦਾ ਮੈਂ ਲਾਈਕ ਨੀ ਗੁਫਲੇ ਦੇ ਵਾਂਗੂ ਤੇਰੇ ਲੱਗਦੀ ਹੈ ਹਾਈਪ ਨੀ ਫੇਸਬੁੱਕ ਵਾਂਗੂ ਉਹਨੂੰ ਕਰਦਾ ਮੈਂ ਲਾਈਕ ਨੀ ਪੋਕ ਰੋਜ਼ ਮੇਰਾ ਨੀ ਪੋਕ ਰੋਜ਼ ਮੇਰਾ ਟੌਪ ਉੱਤੇ ਟਣਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ